ਦੀਆਂ ਗੱਲਾਂ ਪਿੰਕ ਪਿੰਕ ਕੱਲੀ ਬੈਠੀ ਕਰਦੀ ਸੀ ਡਰਿੰਕ ਬੋਲਦੀਆਂ ਗੱਲਾਂ ਪਿੰਕ ਪਿੰਕ ਕੱਲੀ ਬੈਠੀ ਕਰਦੀ ਸੀ ਡਰਿੰਕ ਮੈਂ ਬਹਿ ਗਿਆ ਕੋਲੇ ਜਾ ਕੇ ਮੋਢੇ ਨਾਲ ਮੋਢਾ ਲਾ ਕੇ ਮੈਨੂੰ ਕਹਿੰਦੀ ਵਟ ਯੂ ਥਿੰਕ ਬੇ ਬੋਲਦੀਆਂ ਗੱਲਾਂ ਪਿੰਕ ਪਿੰਕ ਪੂਰਾ ਕਰਦੀ ਜੜੇ ਖਣੇ ਨੂੰ ਯਾਰ ਬਣਾਇਆ ਯਾਰਾਂ ਕੋਲੋਂ ਡਰਦੀ ਤੂੰ ਇਹ ਖਡਟਾਂ ਦੇ ਜੇਰੇ ਜੇਬਾਂ ਵਿੱਚ ਪਾਉਣ ਬਥੇਰੇ ਸਾਡੇ ਵੱਡਿਆਂ ਦੇ ਨਾਲ ਲਿੰਕ ਮੈਂ ਬੋਲਦੀਆਂ ਗੱਲਾਂ ਸੱਪ ਵਾਂਗਰਾ ਡਾਂਸ ਫਲੋਰ ਤੇ ਮਿਲਦੀ ਜਾਂਦੀ ਮੁੰਨੀ ਨੂੰ ਵੀ ਮਾਥਾ ਪਾਵੇ ਨੱਚਦੀ ਵਰਦੀ ਖਾਂਦੀ ਆਏ ਹਾਏ ਲੱਕਦੀ ਉਹ ਗਾਗਰ ਉਹਦੇ ਹੁਸਨਾ ਦੇ ਸਾਗਰ ਚ ਸਾਡਾ ਹਾਟ ਹੋ ਗਿਆ ਸਿੰਕ ਬੋਲਦੀਆਂ ਗੱਲਾਂ ਪਿੰਕ ਪਿੰਕ ਹੈ ਖਰਾ ਲੈ ਕੇ ਬਹਿਜੂ ਫਿਰ ਤਾਂ ਬਸ ਅਲਫਾਜ਼ ਵੀ ਯਾਰੋ ਦਾ ਹੋ ਕੇ ਰਹਿਜੂ ਇੱਕ ਪਾਸੇ ਲਾਉਂਦੀ ਲਾਰੇ ਇੱਕ ਪਾਸੇ ਕਰੇ ਇਸ਼ਾਰੇ ਖੱਬੀ ਅੱਖ ਨੂੰ ਕਰੇ ਬਲਿੰਕ ਬੇਬੋ ਦੀਆਂ ਗੱਲਾਂ ਪਿੰਕ ਹੈ।